ਪਤਾ ਨਹੀਂ ਇੱਕਦਮ ਕੀ ਹੋ ਗਿਆ ਮੈਨੂੰ, ਹਰ ਰੋਜ਼ ਤੇਰੀ ਕਮੀ ਮਹਿਸੂਸ ਹੁੰਦੀ ਹੈ। ਮੈਨੂੰ ਲੱਗਦਾ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ। ਹੁੰਨੀ ਹਵਾ ਏ ਕਿੱਸਾ ਜੋੜਦੇ ਪ੍ਰੀਤ ਦਾ, ਰੂਦੀ ਰੀਤ ਦਾ, ਦਿਲਾਂ ਦੇ ਮਾਹੀ ਮੀਤ ਦਾ। ਪੈ ਗਈ ਅਥਰੇ ਖਿਆਲਾਂ ਨਾਲ ਦੋਸਤੀ, ਤੇ ਗਵਾਚਿਆਂ ਜਿਆਂ ਦਾ ਸਮਾਂ ਬੀਤਦਾ। ਸਾਨੂੰ ਸਿਰਾਂ ਨੀ ਥੇ ਆਉਂਦਾ ਸੁੱਚੇ ਗੀਤ ਦਾ। ਜਾ ਤਾਂ ਵੱਡੇ ਅਤੇ ਵਾਕ ਨਿੱਕੇ ਨਿੱਕੇ, ਦੱਸੋ ਜੀ ਹੁਣ ਕੀ ਲਿਖੀਏ। ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਲਿਖੀਏ। ਸਭ ਮਿੱਟ ਗਏ ਨੇ ਅਟਕ ਅੜਕੇ, ਦੱਸੋ ਜੀ ਹੁਣ ਕੀ ਲਿਖੀਏ। ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਲਿਖੀਏ। ਸੁਣੀ ਮੇਰੇ ਹਾਣੀਆਂ, ਅਸੀਂ ਕਈਆਂ ਵੀ ਤੇ ਕਈਆਂ ਨਹੀਂ ਉਹ ਜਾਣੀਆਂ। ਚੱਲ ਰੂਹਾਂ ਚ ਲੁਕਾਈਏ ਦੀ ਮੈਗ ਨੂੰ, ਲੋਕ ਵੇਖਦੀਆਂ ਪਰੀਆਂ ਤੇ ਰਾਣੀਆਂ। ਵੈਸੇ ਇੱਕ ਗੱਲ ਸੁਣੀ ਮੇਰੇ ਹਾਣੀਆਂ, ਅਸੀਂ ਕਈਆਂ ਵੀ ਤੇ ਕਈਆਂ ਨਹੀਂ ਉਹ ਜਾਣੀਆਂ। ਚੱਲ ਰੂਹਾਂ ਚ ਲੁਕਾਈਏ ਦੀ ਮੈਕ ਨੂੰ, ਲੋਕ ਵੇਖਦੀਆਂ ਪਰੀਆਂ ਤੇ ਰਾਣੀਆਂ। ਅਸੀਂ ਆਪੇ ਨੂੰ ਨੀ ਨਜ਼ਰਾਂ ਦਵਾਣੀਆਂ, ਤਾਂ ਹੀ ਲਾਏ ਕਾਲੇ ਕਜਲੇ ਦੇ ਟਿੱਕੇ, ਦੱਸੋ ਜੀ ਹੁਣ ਕੀ ਲਿਖੀਏ। ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਲਿਖੀਏ। ਪਾਈਆਂ ਗਲੇ ਚ ਗੁਲਾਬੀ ਨੇ ਜ਼ੰਜੀਰੀਆਂ, ਸਾਡੇ ਨੈਣਾਂ ਵਿੱਚ ਆਸ਼ਕੀ ਦੀ ਤਾਲ ਹੈ, ਤਾਈਓ ਨੱਚਣੇ ਨੂੰ ਕਹਿੰਦੀਆਂ ਫਕੀਰੀਆਂ। ਅੱਜ ਪੱਲੇ ਪਈਆਂ ਅਸਲੀ ਅਮੀਰੀਆਂ, ਸਾਡੀ ਜੇਬ 'ਚ ਮੁਹੱਬਤਾਂ ਦੇ ਸਿੱਕੇ, ਦੱਸੋ ਜੀ ਹੁਣ ਕੀ ਲਿਖੀਏ। ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਲਿਖੀਏ। ਸ਼ੀਸ਼ਾ ਬੜਾ ਛੇੜਦਾ, ਨਾਲੇ ਛੇਤੀ ਗੱਲਬਾਤ ਨੀ ਨਵੇੜਦਾ। ਕਰੇ ਨੈਣ ਜੇ ਮਿਲਾ ਕੇ ਗੁਸਤਾਖੀਆਂ, ਸਾਡੇ ਖਿਆਲਾਂ ਵਾਲੀ ਬੁਣਤੀ ਉਧੇੜਦਾ। ਸਾਨੂੰ ਅੱਜ ਕੱਲ੍ਹ ਸ਼ੀਸ਼ਾ ਬੜਾ ਛੇੜਦਾ, ਨਾਲੇ ਛੇਤੀ ਗੱਲਬਾਤ ਨੀ ਨਵੇੜਦਾ। ਕਰੇ ਨੈਣ ਜੇ ਮਿਲਾ ਕੇ ਗੁਸਤਾਖੀਆਂ, ਸਾਡੇ ਖਿਆਲਾਂ ਵਾਲੀ ਬੁਣਤੀ ਉਧੇੜਦਾ। ਇਹ ਤਾਂ ਖਾਹਿਸ਼ਾਂ ਦੇ ਬੂਹੇ ਵੀ ਨੀ ਪੇੜਦਾ, ਮੈਂ ਤਾਂ ਸ਼ੀਸ਼ੇ ਨੂੰ ਵੀ ਟੰਗ ਦਿੱਤਾ ਛਿੱਕੇ, ਦੱਸੋ ਜੀ ਹੁਣ ਕੀ ਲਿਖੀਏ। ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਲਿਖੀਏ। ਬੜੇ ਔਖੇ ਹੋ ਕੇ ਚਾਵਾਂ ਨੇ ਨਾ ਜਿੱਠੀਆਂ, ਸੱਚੀ ਮਹਿਰਮਾਂ ਦੇ ਨਾਲ ਲਈਆਂ ਸਾਹਾਂ ਵੀ, ਗੁੜ ਸ਼ਹਿਦ ਗੁਲ ਕੰਦ ਨਾਲੋਂ ਮਿੱਠੀਆਂ। ਪਹਿਲਾਂ ਕਦੇ ਨੀ ਸੀ ਇਹੋ ਚੀਜ਼ਾਂ ਡਿੱਠੀਆਂ, ਇਸ ਪਿਆਰ ਦੇ ਅੱਗੇ ਤਾਂ ਸਭ ਫਿੱਕੇ, ਦੱਸੋ ਜੀ ਹੁਣ ਕੀ ਲਿਖੀਏ। ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਲਿਖੀਏ। ਸਭ ਮਿੱਟ ਗਏ ਨੇ ਅਟਕ ਅੜਕੇ, ਦੱਸੋ ਜੀ ਹੁਣ ਕੀ ਲਿਖੀਏ। ਹੋਏ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਲਿਖੀਏ। ਦੱਸੋ ਜੀ ਹੁਣ ਕੀ ਲਿਖੀਏ। ਦੱਸੋ ਜੀ ਹੁਣ ਕੀ ਲਿਖੀਏ।